ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੋਂਡ ਮਹੱਲਾ ਪੰਜਵਾ ਚੌਪਦ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਅਪਰਾਨ ਕੀਏ ਜਿਨ ਸਾਜ ਮਹ ਜੋਤ ਰੱਖੀ ਨਿਵਾਜ ਬਰਤਨ ਕਾ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਜੀ ਪ੍ਰਾਨ ਕੀ ਹੈ ਜਿਨ ਸਾਜ ਮਾਟੀ ਮਹ ਜੋਤ ਰੱਖੀ ਨਿਵਾਜ ਬਰਤਨ ਕਾ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਪਾਰ ਬ੍ਰਹਮ ਕੀ ਲਾਗੋ ਸੇਵ ਗੋਰਤ ਸੁਜ ਨਿਰੰਜਨ ਦੇ ਪਰਕਾਰ ਓਪਤ ਪਰਲੋ ਨਿਮਖ ਮਝਾਰ ਜਾ ਕੀ ਗਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਬੇਅੰਤ ਗੁਨਾ ਤਾ ਕੇ ਕੇਤਕ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਕਟਾ ਪੁਰਖ ਜਾ ਕੋ ਹੈ ਨਾਉ ਮਿਟਹਿ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਸਤ ਪੁਰਖ ਜਾ ਕੋ ਹੈ ਨਾਉ भेट कोट आग निमख जस गाओ बाल सखाई भगतन को मीत प्राण आधार नानक हित चीत वाहे गुरु जी का खालसा वाहे गुरु जी की फतेह। राग गोंड महला पंजवा चाओ पदे घर दूजा एक ओंकार सतगुर प्रसाद जी प्राण किए जिन साज माटी मह जोत रखी निवाज बर्तन का सब किश भोजन पोगाए सो प्रभ तज मूड़े कत जाए।